ਕਮਰਾ ਨੰਗਲ ਦੇ ਕਾਰਬੈਨ ਦਾ ਲਾਇਸੈਂਸ ਬਣ ਗਿਆ ਤੇ ਉਹ ਅਕਾਲੀ ਫਿਰ ਸ਼ਰਤ ਨੇ ਮੂਰਤਾਂ ਨੂੰ ਜੱਥਾ ਵੀ ਲਿਆਉਣਾ ਅੱਜ ਅਖਬਾਰਾਂ 'ਚ ਆਇਆ। ਭਿੰਡਰਾਂ ਵਾਲਾ ਕਿਸੇ ਵੀ ਕਾਮਰੇਡ ਅਕਾਲੀ ਕਾਂਗਰਸੀ ਸੋਸ਼ਲਿਸਟ ਦੇ ਕਿਸੇ MLA ਦੇ ਘਰੇ ਨਾ ਵੜੇ ਤੇ ਤਾਂ ਵੀ ਕਾਂਗਰਸੀ ਤੇ ਸਾਡੇ ਸਾਰੇ ਦੇ ਸਾਰੇ ਭਰਾ ਹੀ MLA ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕਾਤਲ ਰਹਿ ਚੁੱਕੇ ਮੁੱਖ ਮੰਤਰੀ ਜਕਰੀਏ ਦੇ ਰੂਪ ਵਿੱਚ ਦਰਬਾਰੇ ਦੇ ਘਰ ਰੋਟੀ ਖਾ ਲੈਣ ਤੇ ਤਾਂ ਵੀ ਅਕਾਲੀ ਇੱਕ ਅੱਧਾ ਨੀ ਸਾਰੇ ਬੱਚਾ ਭਾਵੇਂ ਕੋਈ ਇੱਕ ਅੱਧਾ ਹੋਵੇ ਉਹ ਵੀ ਜੇ ਕੋਈ ਬਿਮਾਰ ਹੋ ਗਿਆ ਹੋਇਆ ਤੇ ਤੰਦਰੁਸਤ ਦਾ ਖਾ ਪਿਆ ਹੋਗਾ ਜ਼ਰੂਰ। ਦਿੱਲੀ ਤੋਂ ਆ ਕੇ ਕੋਈ ਕਾਂਗਰਸ ਦਾ ਨੁਮਾਇੰਦਾ ਇੱਥੇ ਰੋਟੀ ਖਾ ਲਵੇ ਮੇਰੇ ਕੋਲ ਤੇ ਜਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਜਾਵੇ ਪ੍ਰੇਰਨਾ ਲੈ ਕੇ ਉਹ ਭਿੰਡਰਾਂ ਵਾਲਾ ਨੀ ਬਣਦਾ ਗਾ, ਭਿੰਡਰਾਂ ਵਾਲਾ ਅੰਮ੍ਰਿਤ ਛਕਾਉਣ ਵਾਲਾ ਕਾਂਗਰਸੀ ਬਣ ਜਾਂਦਾ ਹੈ। ਪਰ ਜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਵਿੱਚੋਂ ਲੀਡਰ ਆਪਣੀ ਲੜਕੀ ਕਾਂਗਰਸੀਆਂ ਦੇ ਮੁੰਡੇ ਨਾਲ ਵਿਆਹ ਦੇਣ ਤੇ ਤਾਂ ਵੀ ਅਕਾਲੀ ਰਹਿੰਦੇ ਆ। ਉਹ ਪਰਸੋਂ ਤੋਂ ਉੱਥੇ ਵਿਆਹ ਹੋਣਾ ਬਾਦਲ ਦੀ ਲੜਕੀ ਦਾ, ਟੈਰੋ ਦੇ ਮੁੰਡੇ ਨਾਲ ਵਿਆਹਣੀ ਹੈ ਤੇ ਟੈਰੋ ਪਰਿਵਾਰ ਉਹ ਹੈ ਜਿਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁਰ ਨੂੰ ਬਰਫ ਤੇ ਪਾਇਆ ਤੇ ਲੰਮਿਆ, ਜਿਸ ਪਰਿਵਾਰ ਨੇ ਉਧਰ ਲੈ ਲਿਆ ਗੁਰਮੁਖਾ ਬੱਚਾ ਪਿਛੋਕਰ ਚੜ੍ਹਨ ਪਤਾ ਨਹੀਂ, ਜਿਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਦੇ ਘਰ ਦੀ ਕੁਰਕੀ ਕੀਤੀ ਹੋਵੇ, ਇੱਟਾਂ ਦਿੱਤੀਆਂ ਹੋਣ, ਜਾਇਦਾਦ ਕੁਰਕ ਕਰ ਦਿੱਤੀ ਹੋਵੇ, ਛੱਤ ਦੀਆਂ ਕੜੀਆਂ ਵੀ ਉਤਾਰ ਕੇ ਸਾੜ ਦਿੱਤੀਆਂ ਹੋਣ, ਜਿਸ ਪਰਿਵਾਰ ਨੇ ਬਠਿੰਡੇ ਜੇਲ੍ਹ ਵਿੱਚ ਅੱਜ ਤੱਕ ਭਚੰਗੀ ਰੋਂਦਾ ਚੁੱਕੇ ਰਗਬ ਸਿੰਘ ਇੱਕ ਹੋਰ ਸਾਲ ਵੱਡਾ ਹੋ ਇਹਦੀ ਉਮਰ ਦੇ ਬੱਚੇ ਕਾਕਾ ਇੰਦਰਜੀਤ ਸਿੰਘ ਵਰਗਿਆਂ ਨੂੰ ਵੱਢ ਕੇ ਖੂਹ 'ਚ ਸੁੱਟਿਆ ਹੋਵੇ ਤੇ ਜਿਸ ਪਰਿਵਾਰ ਨੇ ਕਿਹਾ ਹੋਵੇ ਕਿ ਪੰਜਾਬੀ ਸੂਬਾ ਨਹੀਂ ਬਣ ਦੇਣਾ, ਸਿੱਖ ਬੋਲੀ ਤੇ ਪਾਬੰਦੀ ਲਾਵਾਂਗਾ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਹੁੰਦਿਆਂ ਫੜ ਕੇ ਸਿੱਖਾਂ ਨੂੰ ਅੰਦਰ ਸੁੱਟਾਂਗਾ, ਉਸ ਪਰਿਵਾਰ ਦੇ ਪੋਤਰੇ ਨੂੰ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੂੰ ਬਾਦਲ ਦੀ ਲੜਕੀ ਦਾ ਰਿਸ਼ਤਾ ਹੋਇਆ, 4 ਤਰੀਕ ਨੂੰ ਵਿਆਹ ਹੈ, ਹੁਣ ਉਹ ਵੀ ਮੁੱਖ ਮੰਤਰੀ ਕਾਂਗਰਸੀਆਂ ਦਾ ਸੀ, ਇਹ ਮੁੱਖ ਮੰਤਰੀ ਰਹਿ ਚੁੱਕਿਆ ਅਕਾਲੀਆਂ 'ਚ, ਦੋਵਾਂ ਧਿਰਾਂ ਦੀ ਰਿਸ਼ਤੇਦਾਰੀ ਪਈ ਹੈ ਤੇ ਕਾਂਗਰਸ ਹੀ ਹੈ ਭਿੰਡਰਾਂ ਵਾਲਾ, ਇਹ ਸੋਚ ਲਓ ਆਪ। ਕੋਈ ਸਿੰਘ ਤੁਹਾਡੇ 'ਚ ਦੱਸ ਦਿਓ ਕਦੇ ਰਾਜੀਵ ਗਾਂਧੀ ਨਾਲ ਜਾਂ ਇੰਦਰਾ ਗਾਂਧੀ ਨਾਲ ਮੇਰੀ ਮੁਲਾਕਾਤ ਕਿਸੇ ਨੇ ਵੇਖੀ ਆ, ਤੇ ਕੋਈ ਭਾਈ ਉਹਨਾਂ 'ਚ ਬੱਚਾ ਦੱਸ ਦਿਓ ਜਿਹੜਾ ਨਹੀਂ ਮਿਲਿਆ ਉਹਨਾਂ ਨੂੰ, ਨਿੱਤ ਮਿਲਣ ਵਾਲੇ ਇੰਦਰਾ ਨੂੰ ਅਕਾਲੀ ਤੇ ਜਿਹਨੂੰ ਇੰਦਰਾ ਜ਼ੋਰ ਲਾ ਸੀ ਉਹ ਵੀ ਮੈਨੂੰ 2 ਮਿੰਟ ਗੱਲ ਕਰਨ ਨੂੰ ਦੇ ਦਿੱਤੇ ਤੇ ਉਹਨੇ ਮਿੰਟ ਵੀ ਨਾ ਦੱਸਿਆ ਹੋਵੇ ਕਿ ਉਹ ਕਾਂਗਰਸੀ।